ਲੋਕੀ ਕਹਿੰਦੇ ਮੁੰਡਾ ਤਾਂ ਸ਼ਰਾਬ ਪੀਂਦਾ ਹੈ, ਜਦੋਂ ਪੀਂਦਾ ਉਦੋਂ ਬੇਹਸਾਬ ਪੀਂਦਾ ਹੈ। ਹਾਂ ਲੋਕੀ ਕਹਿੰਦੇ ਮੁੰਡਾ ਤਾਂ ਸ਼ਰਾਬ ਪੀਂਦਾ ਹੈ, ਜਦੋਂ ਪੀਂਦਾ ਉਹ ਬੇਹਸਾਬ ਪੀਂਦਾ ਹੈ। ਦੱਸੋ ਕੌਣ ਟੁੱਟੇ ਦਿਲ ਦਾ ਸਹਾਰਾ ਬਣੂਗਾ, ਕੌਣ ਟੁੱਟੇ ਦਿਲ ਦਾ ਸਹਾਰਾ ਬਣੂਗਾ। ਹਾਂ ਮਰ ਕੇ ਵੀ ਜੱਟ ਵੱਡਾ ਤਾਰਾ ਬਣੂਗਾ, ਮਰ ਕੇ ਵੀ ਜੱਟ ਵੱਡਾ ਤਾਰਾ ਬਣੂਗਾ, ਮਰ ਕੇ ਵੀ ਜੱਟ ਵੱਡਾ ਤਾਰਾ ਬਣੂਗਾ। ਮਾਪਿਆਂ ਦੇ ਲਈ ਉਹ ਬੇਕਾਰ ਹੋਊਗਾ, ਜੇ ਮਰ ਵੀ ਗਿਆ ਤਾਂ ਉਹ ਸਟਾਰ ਹੋਊਗਾ। ਤੇਰੇ ਮਾਪਿਆਂ ਦੇ ਲਈ ਉਹ ਬੇਕਾਰ ਹੋਊਗਾ, ਜੇ ਮਰ ਵੀ ਗਿਆ ਤਾਂ ਖੜੀ ਹੋਊ ਅੱਖ ਕੈਮ ਹੋਊਗੀ। ਹਾਂ ਤਲਸੀ ਤੇ ਨਿਗਾਹ ਹਰ ਟੈਮ ਹੋਊਗੀ, ਮੁੱਛ ਖੜੀ ਹੋਊ ਅੱਖ ਕੈਮ ਹੋਊਗੀ। ਹੋ ਤਾਰਿਆਂ ਚ ਤਾਰਾ ਮੈਂ ਪਿਆਰਾ ਬਣੂਗਾ, ਤਾਰਿਆਂ ਚ ਤਾਰਾ ਮੈਂ ਪਿਆਰਾ ਬਣੂਗਾ। ਮਰ ਕੇ ਵੀ ਜੱਟ ਵੱਡਾ ਤਾਰਾ ਬਣੂਗਾ, ਮਰ ਕੇ ਵੀ ਜੱਟ ਵੱਡਾ ਤਾਰਾ ਬਣੂਗਾ, ਮਰ ਕੇ ਵੀ ਜੱਟ ਵੱਡਾ ਤਾਰਾ। ਹਾਂ ਸਿੰਘੇ ਵਾਂਗੂ ਉੱਚਾ ਮੁਕਾਮ ਹੋਊਗਾ, ਵੱਡੇ ਬੰਦੇ